नहीं होगी गल पक्की कत्ते दे महीने रेट रख लिया पक्की पालिया बचोला है नहीं होगी गल पक्की कत्ते दे महीने रेट रख लिया पच्ची नवे फिर दे खरीद दे चादरे फिर दे खरीद दे चादरे ते मुच्छा कुंडियां करों दा फिर लाना नी चढ़ दे से आल तीनू मिठिए मित्रा ब्याह के ले जाना नी चढ़ दे से आल तीनू शिंदिए यातने ब्याह के ले जाना नी वज दे तू बैंड वेखी हुंदे किवें फैरनी यारा बेलियां दे पुंज लगणे ना पैरनी वज दे तू बैंड वेखी हुंदे किवें फैरनी यारा बेलियां दे पुंज लगणे ना पैरनी मंजे जोड़ के स्पीकर ने लगणे जोड़ के स्पीकर ने लगणे वजू भी बरण जीत वाला गाना नी चढ़ दे सियाल तेनू मिठिए मित्रा ब्याह के ले जाना नी ਨੇ ਵਿਦੇਸੀ ਵਾਲੇ ਝਾੜ ਤੇ ਡਰਮ ਨੇ ਸਾਰੀ ਹੀ ਹਵੇਲੀ ਵਿੱਚ ਹੋਈ ਜਾਂਦੇ ਕੰਮ ਨੇ ਬਾਪੂ ਨੇ ਵਿਦੇਸੀ ਵਾਲੇ ਝਾੜ ਤੇ ਡਰਮ ਨੇ ਸਾਰੀ ਹੀ ਹਵੇਲੀ ਵਿੱਚ ਹੋਈ ਜਾਂਦੇ ਕੰਮ ਨੇ ਫੁੱਫੜ ਤੇ ਮਾਸੜ ਨੇ ਰੱਜ ਕੇ ਫੁੱਫੜ ਤੇ ਮਾਸੜ ਨੇ ਰੱਜ ਕੇ ਦੇਖੀ ਖਾਰੂ ਵੀ ਸਟੇਜ ਉੱਤੇ ਪਾਣਾ ਨੀ ਚੜਦੇ ਸਿਆਲ ਤੈਨੂੰ ਮਿੱਠੀਏ ਮਿੱਤਰਾਂ ਵਿਆਹ ਕੇ ਲੈ ਜਾਣਾ ਨੀ ਵਾਰੂ ਬੇਬੇ ਪਾਣੀ ਪਿੰਡ ਰੱਖੜੀ ਚ ਸਿਰ ਤੋਂ ਹੋ ਗਈ ਅੱਖ ਵੈਸ਼ ਪੂਰੀ ਜੱਟ ਦੀ ਸੀ ਚੇਤੋਂ ਵਾਰੂ ਬੇਬੇ ਪਾਣੀ ਪਿੰਡ ਰੱਖੜੀ ਚ ਸਿਰ ਤੋਂ ਹੋ ਗਈ ਅੱਖ ਵੈਸ਼ ਪੂਰੀ ਜੱਟ ਦੀ ਸੀ ਚਿਰ ਤੋਂ ਲਾ ਕੇ ਪੈਗ ਵੇਖੀ ਹੋ ਜੂ ਕਮਲਾ ਲਾ ਕੇ ਪੈਗ ਵੇਖੀ ਹੋ ਜੂ ਕਮਲਾ ਜਿਹੜਾ ਬਣਦਾ ਪ੍ਰਿੰਸ ਸਿਆਣਾ ਨੀ ਚੜ੍ਹਦੇ ਸਿਆਲ ਤੈਨੂੰ ਮਿੱਠੀਏ ਮਿੱਤਰਾਂ ਵਿਆਹ ਕੇ ਲੈ ਜਾ